ਗੁਰੂ ਨਾਨਕ ਅੰਗਦ ਗੁਰੂ ਅਮਰਦਾਸ ਪਦਬੰਦ ਰਾਮਦਾਸ ਅਰਜਨ ਗੁਰੂ ਵਰ ਸ੍ਰੀ ਹਰਗੋਬਿੰਦ ਹਰੀ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿਨ ਸੰਤਨ ਕੋ ਵੰਦਨਾ ਸਿਰ ਚਰਨਨ ਪਰਤਾਰ ਏਕੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਵਾਹਿਗੁਰੂ ਸਾਹਿਬ ਜੀਓ ਸਲੋਕ ਮਹੱਲਾ ਪਹਿਲਾ ਰੂਪੈ ਕਾਮੈ ਦੋਸਤੀ ਭੁੱਖੈ ਸਾਦੈ ਗੰਡ ਲੱਭੈ ਮਾਲੈ ਘੁਲ ਮਿਲ ਮਿਚਲ ਊਗ ਸੌੜ ਪਲੰਗ ਭੌਕੈ ਕੋਪ ਖੁਆਰ ਹੋਏ ਫੱਕੜ ਪਿੱਟੇ ਅੰਧ ਚੁੱਪੈ ਚੰਗਾ ਨਾਨਕਾ ਵਿਣ ਨਾਵੈ ਮੋਹ ਗੰਧ ਰੂਪੈ ਕਾਮੈ ਦੋਸਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਨਮਾਨਯੋਗ ਗੁਰੂ ਖਾਲਸਾ ਸਾਧ ਸੰਗਤ ਜੀ ਆਪਾਂ ਗੁਰੂ ਨਾਨਕ ਸਾਹਿਬ ਜੀ ਦਾ ਸੋਹਣਾ ਸੁੰਦਰ ਇਤਿਹਾਸ ਜੋ ਕਵੀ ਸੰਤੋਖ ਸਿੰਘ ਜੀ ਨੇ ਭਾਈ ਬਾਲਾ ਵਾਲੀ ਜਨਮ ਸਾਖੀ ਤੋਂ ਉਲੱਥਾ ਕਰਦਿਆਂ ਹੋਇਆ ਸ਼ੰਦਾਬੰਦੀ ਵਿੱਚ ਲਿਖਿਆ ਲਿਖਾਇਆ ਹੈ ਉਹ ਆਪਾਂ ਵਿਚਾਰ ਰਹੇ ਪੜ੍ਹ ਰਹੇ ਹਾਂ। ਜਿਸ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਮਿੰਟ ਮੂਰੀ ਦੇ ਜ਼ਿਲ੍ਹੇ ਵਿੱਚ ਪਾਕ ਪਟਨ ਹੈ ਜਿੱਥੇ ਭਗਤ ਪ੍ਰੀਤ ਜੀ ਦਾ ਆਪਣਾ ਆਖਰੀ ਸਮਾਂ ਬਤੀਤ ਹੋਇਆ ਇੱਥੇ ਹੀ ਪ੍ਰੀਤ ਸਾਹਿਬ ਜੀ ਨੇ ਆਪਣੇ ਜਿਹੜੇ ਸਵਾਸ ਪੂਰੇ ਕੀਤੇ ਸਨ। ਇਸ ਕਰਕੇ ਭਾਵੇਂ ਸ਼ਹਿਰ ਦਾ ਪਹਿਲਾ ਨਾਂ ਅਯੋਧਨ ਸੀ ਪਰ ਫਰੀਦ ਜੀ ਦੇ ਇੱਥੇ ਸ੍ਰੀ ਛੱਡਣ ਕਰਕੇ ਇਹਦਾ ਨਾਂ ਪਾਕ ਪਟਨ, ਪਟਨ ਨਾ ਸ਼ਹਿਰ ਦਾ ਹੁੰਦਾ, ਪਾਕ ਨਾ ਪਵਿੱਤਰ ਦਾ ਹੁੰਦਾ ਵੀ ਪਵਿੱਤਰ ਸ਼ਹਿਰ। ਜਾਂ ਇਹ ਸਮੁੰਦਰ ਦੇ ਕਿਨਾਰੇ ਸੀ ਇਸ ਕਰਕੇ ਪਾਕ ਪੱਤਣ ਤੋਂ ਅਰਸ ਵੀ ਪਵਿੱਤਰ ਪੱਤਣ, ਸੋਹਣੇ ਪੱਤਣ 'ਤੇ ਵਸਿਆ ਹੋਇਆ ਨਗਰ ਰੋ ਵਿਚਾਰ। ਇਸ ਤਰ੍ਹਾਂ ਇਹ ਪਾਕ ਪਟਨ ਇਹ ਫਰੀਦ ਜੀ ਦੇ ਨਾਂ 'ਤੇ ਹੀ ਹੇ ਸ਼ਹਿਰ ਦਾ ਨਾਂ ਸਤਿਕਾਰ ਨਾਲ ਲਿਆ ਜਾਂਦਾ ਹੈ, ਜਿਵੇਂ ਫਰੀਦਕੋਟ ਵੀ ਉਹ ਮੋਕਲ ਦੇਵ ਇੱਕ ਰਾਜਾ ਹੋਇਆ ਹੈ, ਮੋਕਲ ਦੇਵ ਰਾਜਾ। ਉਹ ਜਿਸ ਵੇਲੇ ਸ਼ਹਿਰ ਦੇ ਵਿੱਚ ਕਿਲ੍ਹਾ ਬਣਾਉਣ ਲੱਗਿਆ ਸੀ ਅਤੇ ਕਈ ਲੋਕ ਫੜ ਫੜ ਕੇ ਐਵੇਂ ਮੁਕਤੀ ਦਿਹਾੜੀ ਮਜ਼ਦੂਰ ਲਾਏ ਹੋਏ ਸੀ, ਉਹਨਾਂ ਵਿੱਚ ਫਰੀਦ ਜੀ ਵਿਚਰਦੇ ਕਿਤੇ ਆ ਗਏ ਸਨ। ਇਹਨਾਂ ਨੇ ਫੜ ਕੇ ਉਹ ਟੋਕਰੀ ਜੀ ਚੁਕਾਤੀ ਸੀ, ਪਰ ਭਗਤ ਫਰੀਦ ਜੀ ਉਸ ਮੇਰੇ ਹੱਥੇ ਬਾਜੀ ਹੋ ਗਏ ਸਨ, ਜਿਸ ਕਰਕੇ ਫਿਰ ਇਹਨਾਂ ਦੇ ਸੀਸ 'ਤੇ ਜਿਹੜਾ ਉਹ ਟੋਕਰੀ ਜੀ ਉੱਪਰ ਇੱਕ ਹੱਥ ਰਹਿ ਰਹੀ ਹੈ। ਉਹ ਦੇਖ ਦੇਖ ਕੇ ਫਿਰ ਲੋਕ ਬੜੇ ਹੁਸ਼ਿਆਰੀ ਜੋੜੇ ਵੀ ਆ ਤਾਂ ਬਹੁਤ ਵਾਲਾ ਕੋਈ ਹੈ। ਕਿਸੇ ਨੇ ਜਾ ਕੇ ਮੋਕਲ ਦੇਵ ਰਾਜੇ ਨੂੰ ਦੱਸ ਦਿੱਤਾ ਵੀ ਇਸ ਤਰ੍ਹਾਂ ਤੁਹਾਡੇ ਆਪ ਜਿੱਥੇ ਕਿਲ੍ਹਾ ਬਣ ਰਿਹਾ ਉੱਥੇ ਜਿਹੜੇ ਮਜ਼ਦੂਰ ਐਵੇਂ ਮੁਕਤ ਫੜੇ ਹੋਏ ਕੰਮ ਕਰ ਰਹੇ, ਉਹਨਾਂ ਵਿੱਚ ਇੱਕ ਇਹੋ ਜਿਹਾ ਵੀ ਹੈ ਵੀ ਉਹਦੇ ਸਿਰ 'ਤੇ ਜਿਹੜੀ ਟੋਕਰੀ ਜਾਂ ਟੋਕਰਾ ਟੇਕ ਨਹੀਂ ਰਿਹਾ ਸੀ ਉੱਪਰ ਉੱਪਰ ਹੀ ਜਾਂਦਾ ਹੈ, ਜਿੰਨਾ ਮਰਜ਼ੀ ਕੋਈ ਭਾਰਾ ਚੁਕਾ ਦੇਵੇ ਉਹਨੂੰ ਕੋਈ ਪਰਵਾਹ ਨਹੀਂ ਮੰਨਦਾ, ਉੱਪਰ ਹੀ ਜਾਂਦਾ। ਉਹ ਐਸਾ ਕੁਛ ਸੁਣ ਕੇ ਫਿਰ ਮੋਕਲ ਦੇਵ ਰਾਜਾ ਆਇਆ ਸੀ, ਜਦੋਂ ਅੱਖਾਂ ਨਾਲ ਦੇਖਿਆ ਵੀ ਫਿਰ ਚਰਨੀ ਪੈ ਗਿਆ, ਕਹਿਣ ਲੱਗਿਆ ਮਹਾਰਾਜ ਭੁੱਲ ਗਲਤੀ ਹੋ ਗਈ, ਮੈਨੂੰ ਨਹੀਂ ਪਤਾ ਵੀ ਤੁਸੀਂ ਐਸੇ ਮਹਾਨ ਹੋ। ਉਸ ਵੇਲੇ ਫਿਰ ਆਪਣੇ ਨਾਂ 'ਤੇ ਜਿਹੜਾ ਕਿਲ੍ਹੇ ਦਾ ਨਾਂ ਰੱਖਿਆ ਸੀ ਨਾ ਮੋਕਲ ਦੇਵ ਕੋਟ, ਫਿਰ ਉਹ ਬਦਲ ਕੇ ਕਹਿੰਦਾ ਵੀ ਇਹ ਮੋਕਲ ਦੇਵ ਕੋਟ ਨਹੀਂ, ਇਹ ਫਰੀਦ ਕੋਟ ਹੈ। ਇਸ ਤਰ੍ਹਾਂ ਇਹ ਜਿਹੜਾ ਅਯੋਧਨ ਸ਼ਹਿਰ ਸੀ ਉਹ ਭਗਤ ਫਰੀਦ ਜੀ ਦੇ ਸਰੀਰ ਦਾ ਸ਼ਾਂਤ ਹੋਣ ਕਰਕੇ ਅਤੇ ਸਰੀਰ ਤਿਆਗਣ ਕਰਕੇ ਫਿਰ ਇਹਦਾ ਨਾਂ ਪਾਕ ਪਟਨ ਵੀ ਪਵਿੱਤਰ ਸ਼ਹਿਰ ਇਹ ਪ੍ਰਸਿੱਧ ਹੋ ਗਿਆ। ਸੋ ਇੱਥੇ ਹੀ ਫਰੀਦ ਜੀ ਦੀ ਗੱਦੀ ਉੱਪਰ ਜਾ ਨਸ਼ੀਨ ਸੇਖ ਬ੍ਰਹਮ ਸੀ। ਜਦੋਂ ਗੁਰੂ ਨਾਨਕ ਸਾਹਿਬ ਜੀ ਗਏ ਦੋ ਕੋਹਾਂ ਉੱਪਰ ਬਾਹਰ ਬਾਰੀ ਬੈਠ ਗਏ, ਇਹ ਸੁਣ ਕੇ ਫਿਰ ਇਹਦਾ ਜਿਹੜਾ ਸੇਵਕ ਹੈ ਉਹਨੇ ਜਾ ਕੇ ਬਹੁਤ ਹੀ ਸਿਫਤ ਕੀਤੀ, ਇਹਦਾ ਨਾਮ ਸੇਵਕ ਦਾ ਕਮਾਲ ਆਇਆ ਹੈ ਵੀ ਅੱਜ ਤਾਂ ਮੈਂ ਖੁਦਾ ਦੇ ਦਰਸ਼ਨ ਕਰਕੇ ਆਇਆ ਹਾਂ। ਹੈ ਤਾਂ ਭਾਵੇਂ ਹਿੰਦੂਆਂ ਦੇ ਘਰ ਦੇ ਵਿੱਚ ਉਹਨਾਂ ਦਾ ਸ਼੍ਰੀ, ਪਰ ਉਹ ਹੈ ਖੁਦਾ ਹੀ, ਖੁਦਾ ਦਾ ਸਿਰ। ਉਸ ਵੇਲੇ ਕਹਿਣ ਲੱਗੇ ਵੀ ਹਿੰਦੂ ਕੀ ਤੇ ਖੁਦਾ ਕਿਹਾ ਕਹਿਣਾ, ਕਹਿਣ ਲੱਗਾ ਨਹੀਂ ਉਹ ਤਾਂ ਖੁਦਾ ਹੀ ਹੈ, ਜਦੋਂ ਦਰਸ਼ਨ ਕਰੋਗੇ ਫਿਰ ਤੁਸੀਂ ਵੀ ਕਹੋਗੇ ਵੀ ਹਾਂ ਇਹ ਖੁਦਾ ਹੀ ਹੈ। ਇਹ ਜਿਹੜਾ ਬੈਲ ਸੀ ਮਹਾਰਾਜ ਨੇ ਆਪੇ ਪੱਟੀ ਕਲਮ ਆਪ ਉੱਪਰ ਲੇਖ ਪੇ, ਤੂੰ ਇਹ ਕੋ ਕਹੀਆ ਨਾਨਕਾ ਦੂਜਾ ਕਾਹੇ ਸੂ, ਇਹਦੇ ਸੇਵਕ ਨੇ ਸੁਣਾਇਆ, ਕਹਿਣ ਲੱਗਿਆ ਵੀ ਇਹ ਤਾਂ ਮਹਾਨ ਤਾਕਤਾਂ ਦੇ ਮਾਲਕ ਹੈ ਜਿਹਨਾਂ ਦਾ ਇਹ ਸਲੋਕ ਹੈ, ਮੇਰੇ ਕੋਲੋਂ ਵੀ ਇੱਕ ਬੈਤ ਲਿਖ ਕੇ ਲੈ ਜਾ, ਉਹਨਾਂ ਨੂੰ ਪੜ੍ਹ ਕੇ ਸੁਣਾ ਅਤੇ ਫਿਰ ਉਹਦਾ ਉੱਤਰ ਲਈ। ਇਸ ਤਰ੍ਹਾਂ ਫਿਰ ਲਿਖ ਕੇ ਲੱਗਿਆ ਏਕੋ ਸਾਹਿਬ ਦੋ ਹੱਦ, ਵੀ ਕਿਸ ਨੂੰ ਤੁਸੀਂ ਮੰਨਦੇ ਸੇਵਦੇ, ਕਿਸ ਕੋ ਸੇਵੀ ਕਿਸ ਕੋ ਰੱਦ, ਜਿਹੜਾ ਮੰਨਣ ਯੋਗ ਇਹਨਾਂ ਵਿੱਚੋਂ ਮੁਸਲਮਾਨ ਕੇ ਹਿੰਦੂ। ਮਹਾਰਾਜ ਕਹਿੰਦੇ ਵੀ ਜਿਹੜਾ ਪਰਮੇਸ਼ਰ ਹੈ ਉਹ ਨਾ ਮੁਸਲਮਾਨ ਹੈ ਨਾ ਹਿੰਦੂ ਹੈ, ਇਹ ਤਾਂ ਬਾਕੀ ਆਪੋ ਪਿਛਿਤਰੇ ਜੇ ਬਣ ਲਏ। ਉਹ ਕਹਿੰਦੇ ਅਸੀਂ ਖੁਦਾ ਨੂੰ ਮੰਨਣ ਵਾਲੇ ਮੁਸਲਮਾਨ ਹੈ, ਦੂਜੇ ਕਹਿੰਦੇ ਭਗਵਾਨ ਵਿਸ਼ਨੂੰ ਨੂੰ ਮੰਨਣ ਵਾਲੇ ਅਸੀਂ ਹਿੰਦੂ ਹਾਂ ਜੀ, ਅਤੇ ਖੁਦਾ ਨਾ ਮੁਸਲਮਾਨ ਹੈ ਨਾ ਹਿੰਦੂ ਹੈ, ਉਹ ਤਾਂ ਦੋਹਾਂ ਤੋਂ ਬਾਹਰ ਹੈ। ਉਹ ਚੱਕਰ ਚੈਨ ਤੋਂ ਬਾਹਰ ਹੈ, ਉਹਦੀ ਜਾਤ ਪਾਤ ਕੋਈ ਨਹੀਂ ਹੈ, ਇਸ ਕਰਕੇ ਆਪੋ ਵਿੱਚ ਹੀ ਐਵੇਂ ਜਾਤਾਂ ਪਾਤਾਂ ਵਿੱਚ ਪਏ ਫਸੇ ਚੱਲ ਜਾਂਦੇ ਹੈ। ਅਤੇ ਮਹਾਰਾਜ ਨੇ ਕਿਹਾ ਸੀ ਵੀ ਅਸੀਂ ਤਾਂ ਦੋਹਾਂ ਦੇ ਅਗਵਾ ਹੈ, ਅੱਗੇ ਜਾ ਕੇ ਦਸਤਗੀਰ ਪੀਰ ਨਾਲ ਜਲਪਤਨ ਹੋਏਗੀ। ਮਹਾਰਾਜ ਕਹਿੰਦੇ ਵੀ ਅਸੀਂ ਦੋਹਾਂ ਦੇ ਅਗਵਾ, ਜਿਹੜਾ ਚੰਗਾ ਉਹਦੀ ਗਵਾਹੀ ਭਰਾਂਗੇ, ਭਾਵੇਂ ਹਿੰਦੂ ਹੋਵੇ ਭਾਵੇਂ ਮੁਸਲਮਾਨ ਹੋਵੇ, ਦੂਜੇ ਦੇ ਕੋਈ ਨਹੀਂ। ਅਸੀਂ ਇਹਨੇ ਵੀ ਇਹ ਮੁਸਲਮਾਨ ਹੈ ਵੀ ਇਹਨੂੰ ਕਹਿ ਦੇ ਵੀ ਇਹ ਤਾਂ ਚੰਗਾ ਹੀ ਹੈ ਜੀ, ਚਲੋ ਇਹਨੂੰ ਮਾਫ਼ ਕਰ ਦਿਓ। ਇਸ ਤਰ੍ਹਾਂ ਜਿਵੇਂ ਅੱਜ ਕੱਲ੍ਹ ਪਾਰਟੀਆਂ ਵਾਲੇ ਕਰਦੇ ਨਾ, ਆਪਣਾ ਹੋਵੇ ਨਾ ਵੋਟਰ ਤਕੜਾ ਹੋਵੇ ਅਤੇ ਕਦੇ ਕੋਈ ਨਾ ਆਪਣੀ ਪਾਰਟੀ ਦਾ ਬੰਦਾ ਹੈ, ਚਲੋ ਕੋਈ ਨਹੀਂ ਜਾਣ ਦਿਓ। ਅਤੇ ਦੂਜਾ ਹੋਵੇ ਅਤੇ ਮਾੜਾ ਜਿਹਾ ਕਰੇ, ਉਹਨੂੰ ਕਹਿੰਦੇ ਘੜੀ ਸੋ ਚੰਗੀ ਤਰ੍ਹਾਂ ਇਹਨੂੰ ਖਿੱਚੋ, ਮਸਾਂ ਲੋਟ ਆਇਆ। ਮਹਾਰਾਜ ਕਹਿੰਦੇ ਵੀ ਅਸੀਂ ਨਹੀਂ ਇਸ ਤਰ੍ਹਾਂ ਦੇ, ਅਸੀਂ ਤਾਂ ਦੋਹਾਂ ਦੇ ਸਾਂਝੇ ਹੈ, ਜਾਹਰ ਪੀਰ ਜਗਤ ਗੁਰੂ ਬਾਬਾ ਭਾਈ ਗੁਰਦਾਸ ਜੀ ਨੇ ਇਸੇ ਕਰਕੇ ਕਿਹਾ ਹੈ। ਉਹ ਖੁਦਾ ਦਾ ਜਲਵਾ ਤਾਂ ਸਾਰਿਆਂ ਵਿੱਚ ਪ੍ਰਕਾਸ਼ ਉਸੇ ਦਾ ਹੀ ਹੈ ਨਾ, ਇਹ ਤਾਂ ਹੇਠਾਂ ਹੇਠਾਂ ਸਾਰਾ ਕੁਛ ਲਾਉਣਾ ਕਰੀ ਕਰਾਈ ਬੈਠਾ ਹੈ, ਕੋਈ ਆਪਣੇ ਆਪ ਨੂੰ ਮਹਾਨ ਮੰਨੀ ਬੈਠੇ ਹੈ, ਕਿਸੇ ਨੂੰ ਮਹਾਨ ਨਫ਼ਰਤ ਨਿਗਾਹ ਨਾਲ ਦੇਖ ਵੀ ਸਿਧਾਂਤ ਹੈ ਨੀਚ ਹੈ ਜੀ, ਸਭ ਮੈਂ ਜੋਤ ਜੋਤ ਹੈ ਸੋਏ, ਸਾਰਿਆਂ ਵਿੱਚ ਜੋਤ ਉਸੇ ਦੀ ਹੈ। ਜੋਤ ਦੇ ਚਾਨਣ ਕਰਕੇ ਸਾਰਿਆਂ ਵਿੱਚ ਗਿਆਨ ਦਾ ਚਾਨਣ ਹੋ ਰਿਹਾ, ਸਮਝ ਸੂਝ ਹੈ। ਇਸ ਤਰ੍ਹਾਂ ਜਦੋਂ ਉੱਤਰ ਰੂਪ ਵਿੱਚ ਭੇਜਿਆ, ਫਿਰ ਪਾਲਕੀ 'ਤੇ ਚੜ੍ਹ ਕੇ, ਕਿਉਂਕਿ ਬਜ਼ੁਰਗ ਅਵਸਥਾ ਸੀ, ਦਰਸ਼ਨ ਕਰ ਲਈ ਆ, ਦੂਰੋਂ ਦੇਖ ਕੇ ਸਤਿਕਾਰ ਨਾਲ ਪਰਕੀ ਤੋਂ ਹੇਠਾਂ ਉਤਰਿਆ, ਨੰਗੇ ਪੈਰੀ ਗਿਆ, ਮਹਾਰਾਜ ਦੇ ਚਰਨਾਂ 'ਤੇ ਨਮਸਕਾਰ ਕਰ ਦਿੱਤੀ। ਫਿਰ ਆਪੋ ਵਿੱਚ ਹੀ ਵਿਚਾਰ ਵਟਾਂਦਰਾ ਸ਼ੁਰੂ ਹੋ ਗਿਆ, ਕਹਿੰਦੇ ਮਹਾਰਾਜ ਸਾਡੇ ਜਿਹੜੇ ਭਗਤ ਫਰੀਦ ਜੀ ਹੋਏ ਆ, ਵੱਡੇ ਬਜ਼ੁਰਗ ਹੋਏ ਆ, ਉਹਨਾਂ ਨੇ ਆਪਣੇ ਬੁਖਾਰ ਬਿੰਤ ਕਈ ਸਲੋਕ ਉਚਾਰਨ ਕੀਤੇ। ਫਰੀਦਾ ਨੱਢੀ ਕੰਤਨ ਰਾਵਿਓ ਵੱਡੀ ਥੀ ਮੁਯਾਸ, ਤਨ ਕੁ ਕਹਿੰਦੀ ਗੌਰ ਮੈਂ ਤੈ ਸਹਿਨਾ ਮੁਰਿਆਸ। ਮਹਾਰਾਜ ਨੇ ਕਿਹਾ ਮਹਿਰ ਕੁਚੱਜੀ ਮੜਬੜੀ ਕਾਲੀ ਮਨੋ ਕੁਸੋ, ਦੂਜੇ ਗੁਣ ਹੋਵਨ ਤਾਤੇ ਫਿਰ ਰਵੇ ਨਾਨਕ ਅਵਗੁਣ ਬੰਦ। ਫਿਰ ਕਹਿਣ ਲੱਗਿਆ ਮਹਾਰਾਜ ਸਾਡੇ ਫਰੀਦ ਜੀ ਨੇ ਇਸ ਤਰ੍ਹਾਂ ਵੀ ਕਿਹਾ, ਕਵਣ ਸੋ ਅੱਖਰ ਕਵਣ ਗੁਣ ਕਵਣ ਸੋ ਮਣੀਆ ਮੰਤ, ਵੀ ਉਹ ਕਿਹੜੇ ਜੰਤਰ ਦੇ ਅੱਖਰ ਹਨ ਵੀ ਧਾਗੇ ਦੇ, ਅਤੇ ਕਿਹੜਾ ਜਿਹੜਾ ਕੋਈ ਆ ਗੁਣ ਨੂੰ ਧਾਗੇ ਦਾ ਹੁੰਦਾ ਟੂਣੇ ਦਾ ਹੁੰਦਾ ਹੈ, ਜੋ ਧਾਗੇ ਨੂੰ ਗੰਢਾਂ ਜਿਹੀਆਂ ਦਿੰਦੇ ਹੁੰਦੇ ਸੱਤ ਅੱਠ, ਅਤੇ ਉਹਦੇ 'ਤੇ ਫੂਕਾਂ ਜਿਹੀਆਂ ਮਾਰ ਦਿੰਦੇ ਹੈ, ਜਿਵੇਂ ਪਸ਼ੂਆਂ ਡੰਗਰਾਂ ਦੇ ਵੀ ਕਹੀ ਆ, ਕਦੇ ਜੀ ਝੂੜਾ ਕਰਾ ਕੇ ਲੈ ਵਿੱਚ ਲੱਕੜ ਦੀ ਗੁੱਲੀ ਜੀ ਪਾ ਦਿੰਦੇ, ਲੋਹਾ ਜਿਹਾ ਪਾ ਦਿੰਦੇ, ਸੱਤ ਗੰਢਾਂ ਜਿਹੀਆਂ ਦੇ ਕੇ ਉੱਥੇ ਮੂੰਹ 'ਚ ਗੁਣ ਗੁਣ ਜਾ ਕਰਕੇ ਦੇ ਦਿੰਦੇ ਹੈ, ਕਹਿੰਦੇ ਵੀ ਅਸੀਂ ਕਰਾ ਕੇ ਲੈ ਟੂਣਾ। ਇਸ ਤਰ੍ਹਾਂ ਵੀ ਉਹ ਕਿਹੜਾ ਧਾਗੇ ਨੂੰ ਗੰਢਾਂ ਜਿਹੀਆਂ ਦੇ ਕੇ ਟੂਣਾ ਜਾਦੂ ਹੈ, ਅਤੇ ਕਿਹੜਾ ਸ੍ਰੇਸ਼ਟ ਮਣੀ ਮਣੀ ਸ਼੍ਰੋਮਣੀ ਮੰਤਰ ਹੈ ਜਿਹਦੇ ਪੜ੍ਹਿਆ ਹੋਇਆ ਅਸਰ ਹੁੰਦਾ ਹੈ। ਜਿਵੇਂ ਇੱਧਰ ਗੁਰੂ ਨਾਨਕ ਸਾਹਿਬ ਜੀ ਦੇ ਘਰ ਦੇ ਵੀ ਸ਼੍ਰੋਮਣੀ ਮੰਤਰ ਗੁਰੂ ਵਾਹਿਗੁਰੂ ਗੁਰੂ ਮੰਤਰ ਹੈ, ਜਪ ਹੋ ਮੈਂ ਖੋਈ। ਇਸ ਤਰ੍ਹਾਂ ਸਾਡੇ ਵੱਡੇ ਫਰੀਦ ਜੀ ਨੇ ਕਿਹਾ ਵੀ ਉਹ ਕਿਹੜਾ ਸ੍ਰੇਸ਼ਟ ਮੰਤਰ ਹੈ। ਅਤੇ ਮਹਾਰਾਜ ਨੇ ਫਿਰ ਦੱਸਿਆ, ਕਹਿੰਦੇ ਨਿਵਣ ਸੋ ਅੱਖਰ ਖਵਣ ਗੁਣ, ਕਹਿੰਦਾ ਜਿਹੜਾ ਸਾਰਿਆਂ ਦੇ ਅੱਗੇ ਨਿਵ ਕੇ ਚੜ੍ਹਨਾ ਹੈ, ਨਿਮਰਤਾ ਸਹਿਤ ਹੋਣਾ ਹੈ, ਇਹ ਵਾਹਿਗੁਰੂ ਮਾਲਕ ਨੂੰ ਕਹਿੰਦੇ ਵਸ ਕਰਨ ਵਾਸਤੇ, ਕਹਿੰਦੇ ਜੰਤਰ ਦੇ ਅੱਖਰ ਹੈ, ਇਹ ਤਵੀਤਾ ਗਾ ਹੈ, ਜਿਹੜਾ ਵਾਹਿਗੁਰੂ ਦੇ ਅੱਗੇ ਝੁੱਕ ਕੇ ਰਹਿਣਾ, ਨਿਵ ਕੇ ਰਹਿਣਾ, ਨਿਮਰਤਾ ਸਹਿਤ ਰਹਿਣਾ ਹੈ, ਜਿਹੜਾ ਵਾਹਿਗੁਰੂ ਵੱਲੋਂ ਕੋਈ ਦੁੱਖ ਸੁੱਖ ਮਿਲ ਰਿਹਾ ਉਹਨੂੰ ਕਹਿੰਦੇ ਖਿੜੇ ਮੱਥੇ ਸਹਾਰ ਲੈਣਾ, ਔਖੇ ਨਾ ਹੋਣਾ, ਇਹ ਹੈ ਵਾਹਿਗੁਰੂ ਨੂੰ ਬਸ ਕਰਨ ਵਾਲਾ ਗੁਣ ਕੀ ਹੈ, ਟੂਣਾ ਜਾਦੂ ਜੂਦੂ। ਜਿਹੜਾ ਜਵਾਨ ਤੋਂ ਮਿੱਠੇ ਬੋਲਣਾ, ਜਵਾਨ ਨਾਲ ਪਰਮੇਸ਼ੁਰ ਵਾਹਿਗੁਰੂ ਦੀ ਸਿਰ ਸਲਾਘਾ ਕਰਨੀ, ਇਹ ਹੈ ਸ਼੍ਰੋਮਣੀ ਮੰਤਰ। ਜਿਵੇਂ ਸਪਤ ਮੰਤਰ ਨਾਲ ਵਸ ਆ ਜਾਂਦਾ ਹੈ, ਇਸ ਤਰ੍ਹਾਂ ਜਵਾਨ ਤੋਂ ਮਿੱਠੇ ਜਾਂ ਵਾਹਿਗੁਰੂ ਦੀ ਸਿਰ ਸਲਾਘਾ ਕਰਨ ਨਾਲ ਵਾਹਿਗੁਰੂ ਕਹਿੰਦੇ ਵਸ ਹੋ ਜਾਂਦਾ ਹੈ। ਇਹ ਤਰ੍ਹਾਂ ਭੈਣੇ ਬੇਸ ਕਰ, ਇਹ ਜਗਿਆਸੂ ਰੂਪੀ ਭੈਣੇ ਪਰਮੇਸ਼ੁਰ ਦੀ ਪ੍ਰਾਪਤੀ ਵਰਗੇ ਇਹ ਤਿੰਨ ਹਨ। ਅਤੇ ਚੌਥਾ ਹੈ ਲਵਾਸ। ਇਹ ਲਵਾਸ ਵੀ ਚੰਗਾ ਕੋਈ ਸੋਹਣਾ ਖੋਵੇ ਤਾਂ ਖਿੱਚ ਦਾ ਕੇਂਦਰ ਬਣਦਾ ਹੈ, ਉੜਿਆ ਉੱਠਣਿਆ ਕੋਈ ਹੋਵੇ ਅਤੇ ਉਹਦਾ ਪ੍ਰਭਾਵ ਪੈਂਦਾ ਹੈ। ਜੇ ਉਸੇ ਤਰ੍ਹਾਂ ਦਾ ਕੱਪੜੇ ਕੁਪੜੇ ਜੇ ਪਾਏ ਠੀਕ ਹੈ, ਜਿਹੜਾ ਕੋਈ ਜਾਣਦਾ ਪਛਾਣਦਾ ਹੋਊ ਉਹ ਤਾਂ ਉਹਦਾ ਪ੍ਰਭਾਵ ਕਬੂਲ ਕਰੂ, ਜਿਹਨਾਂ ਨਹੀਂ ਜਾਣਦਾ ਪਛਾਣਦਾ ਉਹਦੇ 'ਤੇ ਤਾਂ ਨਹੀਂ ਪ੍ਰਭਾਵ ਉਹਦਾ ਪੈਂਦਾ। ਉਹ ਕਹਿੰਦੇ ਐਵੇਂ ਨੰਗ ਮਲੰਗ ਫਿਰਦਾ ਹੈ। ਜਿਵੇਂ ਲਦਾਈਕਿਆਂ ਵਾਲੇ ਬਾਬੇ ਬਹੁਤ ਸਾਦੇ ਲਿਬਾਸ ਵਿੱਚ ਰਹਿੰਦੇ ਸੀ, ਜਿਹੜੇ ਕੋਈ ਨਹੀਂ ਜਾਣਦੇ ਸਨ ਉਹ ਕਹਿੰਦੇ ਐਵੇਂ ਬਾਹਰੂ ਬੁਢਵਾਰਿਆ ਘਰੋਂ ਕੱਢਿਆ ਵੱਢਿਆ ਫਿਰਦਾ। ਕੋਈ ਇੱਕ ਵਾਰੀ ਆ ਪਿੰਡਰਾ ਚਲੇ ਗਏ ਸਜੋੜ ਮੇਲੇ 'ਤੇ, ਉਹ ਟੁੱਟੀ ਜਿਹੀ ਪੱਗ ਬੰਨੀ ਹੈ, ਲਾਲਾ ਜਿਹਾ ਹੇਠਾਂ ਨੂੰ ਲਮਕਦਾ ਸੀ, ਉਹ ਇਸ਼ਨਾਨ ਕਰਕੇ ਕਿਤੇ ਪਾਉਣ ਲੱਗੇ ਕਸ਼ਹਿਰਾ ਗਿੱਲਾ। ਅਤੇ ਉਹ ਦੂਜੇ ਜਿਹੜੇ ਸਿੰਘ ਜੱਥੇ ਦੇ ਸਨ ਉਹ ਕਹਿਣ ਲੱਗੇ ਬਾਬੇ ਉੱਧਰ ਪਾ। ਕਹਿੰਦੇ ਇੱਥੇ ਕੀ ਗੱਲ ਹੈ? ਕਹਿੰਦੇ ਇੱਥੇ ਸਿੰਘਾਂ ਨੇ ਪਾਉਣੇ। ਅੱਛਾ, ਇੱਥੇ ਸਿੰਘਾਂ ਨੇ ਪਾਉਣੇ? ਕਹਿੰਦੇ ਹਾਂ ਜੀ। ਉਹ ਜਿਹੜਾ ਜਾਣਦਾ ਸੀ ਉਹ ਕਹਿੰਦਾ ਵੇਖੀ ਇਹਨਾਂ ਨੂੰ ਨਾ ਕਰਕਾ ਹੈ। ਕਦੇ ਇਹ ਕੌਣ ਹੈ? ਕਦੇ ਸੰਤ ਬਾਬਾ ਸੁੰਦਰ ਸਿੰਘ ਜੀ ਦੇ ਬਜ਼ਾਰ ਸੀ ਆ ਸੰਤ ਬਾਬਾ ਲਦਾਈ ਕਿਆਲੇ, ਸੰਤਾਂ ਨੂੰ ਪਤਾ ਲੱਗ ਗਿਆ ਤੈਨੂੰ ਤਾਂ ਵੱਲ ਦੇਣਗੇ। ਕਹਿੰਦਾ ਮੈਂ ਤਾਂ ਆਖਿਆ ਮੈਂ ਕੱਢਿਆ ਵੱਡਾ ਜਿਹਾ ਪੜਾਈ ਬਾਹਰੋਂ ਤਾਂ ਹੀ ਲੱਗਦਾ ਟੁੱਟੀ ਜੀ ਪੱਗ। ਕਹਿੰਦੇ ਐਂ ਹੈ ਬੜੇ ਮਹਾਤਮਾ ਹੈ, ਕਮਾਈ ਵਾਲੇ ਹੈ, ਇਹ ਰੱਖ ਗਰੀਬੀ ਵਾਲਾ ਲਿਬਾਸ ਹੈ। ਮਹਾਰਾਜ ਦੇ ਬਚਨ ਵੀ ਲਿਬਾਸ ਇਹੋ ਜਿਹਾ ਸਾਦਾ ਹੈ। ਅਤੇ ਉਹਨੇ ਜੇ ਕੋਈ ਹੁਣ ਬਣਿਆ ਛਣਿਆ ਹੋਵੇ ਪੂਰਾ ਲਿਬਾਸ ਕਰਕੇ ਫਵਿਆ ਹੋਵੇ ਫਿਰ ਤਾਂ ਪ੍ਰਭਾਵ ਪੈਂਦਾ, ਭੰਗੂੜਾ ਨਾ ਆਉਂਦਾ ਹੋਵੇ। ਉਹ ਦਮਨਵੇਂ ਸਾਹਿਬ ਗਿਆਨੀ ਚੰਨਣ ਸਿੰਘ ਜੀ ਗੁਰਨਿਆਂ ਵਾਲੇ ਹੁੰਦੇ ਸੀ, ਜਦੋਂ ਕੋਈ ਉਹਨਾਂ ਨੇ ਇਹੋ ਜਿਹਾ ਗਿਆਨੀ ਧਿਆਨੀ ਜਿਹਾ ਬਣਿਆ ਛਣਿਆ ਆ ਕੇ ਬੈਠ ਜਾਣਾ, ਫਿਰ ਉਹਨਾਂ ਨੇ ਬੜਾ ਗਿਆਨ ਘੋਟਣਾ, ਬਹੁਤ ਵਿਦਾਂਤ ਕਿਤੇ ਸਾਂਗ ਕਿਤੇ ਨਿਆਏ ਵਿੱਚ ਕਥਾ ਕਰੀ ਜਾਣੀ, ਬਾਅਦ ਵਿੱਚ ਉਹਨੂੰ ਪੁੱਛ ਪੜਤਾਲ ਕਰਨੀ ਵੀ ਮਹਾਰਾਜ ਕਿੰਨਾ ਕੁ ਪੜ੍ਹੇ ਲਿਖੇ ਹੋ। ਕਹਿੰਦੇ ਮੈਂ ਤਾਂ ਜੀ ਐਵੇਂ ਵਾਲਾ ਫੇਰਦਾ, ਮੈਨੂੰ ਤਾਂ ਕੁਛ ਆਉਂਦਾ ਨਹੀਂ। ਫਿਰ ਉਹਨਾਂ ਨੇ ਮਗਰੋਂ ਆਪਣੇ ਆਪ ਨੂੰ ਗਾਲਾਂ ਕੱਢੀਆਂ ਵੀ ਐਵੇਂ ਤੂੰ ਗਾਲ ਘੋਟੀ ਗਿਆ, ਮੈਨੂੰ ਤਾਂ ਉਗੜਾ ਵੀ ਨਹੀਂ ਆਉਂਦਾ ਵਾਲੇ ਕੱਪੜੇ ਦੇਖ ਕੇ। ਇਸ ਤਰ੍ਹਾਂ ਮਨੁੱਖ ਦੇ ਅੰਦਰ ਚੰਗੇ ਲਿਬਾਸ ਦਾ ਵੀ ਪ੍ਰਭਾਵ ਪੈਂਦਾ, ਦੇਖ ਦੂਖ ਕੇ ਖਿੱਚ ਹੁੰਦੀ ਹੈ। ਮਹਾਰਾਜ ਕਹਿੰਦੇ ਵੀ ਜਿਹੜਾ ਪਰਮੇਸ਼ੁਰ ਦੇ ਭੈ ਵਿੱਚ ਰਹਿਣਾ ਹੈ ਨਾ, ਇਹ ਹੈ ਚੰਗਾ ਲਿਬਾਸ। ਜਿਹੜਾ ਵਾਹਿਗੁਰੂ ਦੇ ਅਦਬ ਭੈ ਵਿੱਚ ਰਹਿੰਦਾ, ਇਹ ਸਮਝ ਲਓ ਵੀ ਵਧੀਆ ਲਿਬਾਸ ਪਹਿਨੇ ਆ। ਇਹਦੇ ਨਾਲ ਵਾਹਿਗੁਰੂ ਉਹਦੇ 'ਤੇ ਲਟੂ ਹੋ ਜਾਂਦਾ, ਵਾਹਿਗੁਰੂ ਵੱਸ ਹੋ ਜਾਂਦਾ, ਮੋਹਿਤ ਹੋ ਜਾਂਦਾ। ਜਿਹੜਾ ਭੈ ਅਦਬ ਵਿੱਚ ਰਹਿੰਦਾ ਵਾਹਿਗੁਰੂ ਦੇ ਭੈ ਰੂਪੀ ਕੱਪੜੇ ਹੈ ਵਧੀਆ ਅਦਬ ਸਤਿਕਾਰ। ਇਸ ਤਰ੍ਹਾਂ ਇਹ ਤਰ੍ਹਾਂ ਪੈਣੇ ਬਸ ਤਾਂ ਬਸ ਆਵੀ ਕੰਤ ਵੀ ਇਹ ਮਾਲਕ ਜਿਹੜਾ ਪਰਮੇਸ਼ਰ ਫਿਰ ਬਸ ਆ ਜਾਂਦਾ। ਇਸ ਤਰ੍ਹਾਂ ਆਪ ਜੀ ਨੇ ਜੋ ਫਰੀਦ ਸਾਹਿਬ ਜੀ ਦਾ ਸਲੋਕ ਹੈ ਉਹਦਾ ਉੱਤਰ ਦੇ ਦਿੱਤਾ ਵੀ ਇਹ ਹੈ ਫਰੀਦ ਜੀ ਦਾ ਭਾਵ। ਫਿਰ ਮਹਾਰਾਜ ਕਹਿੰਦੇ ਵੀ ਜਿਹੜਾ ਪਰਮੇਸ਼ਰ ਦੀ ਸਿਫਤ ਵਿੱਚ ਕਰੰਗੇ ਰਹਿਣਾ ਹੈ ਉਹਦੇ 'ਤੇ ਜਿਹੜਾ ਮਾਲਕ ਹੈ ਮਿਹਰ ਦੀ ਨਿਗਾਹ ਕਰ ਦਿੰਦਾ ਹੈ। ਫਿਰ ਉਸ ਵੇਲੇ ਇਹ ਕਹਿਣ ਲੱਗਿਆ ਮਹਾਰਾਜ ਕਹਿ ਕੂ ਕਿ ਤੁਸੀਂ ਫਿਰ ਆ ਝਗੜਾ ਜਿਹਾ ਪਾ ਦਿੱਤਾ, ਉਹ ਨਜ਼ਰ ਤੋਂ ਗੱਲ ਇਹਨੇ ਚੱਕ ਲਈ। ਇਹਨੇ ਮਹਾਰਾਜ ਵੀ ਨਜ਼ਰ ਨਾਲ ਸੇਵਾ ਭਗਤੀ ਹੁੰਦੀ ਹੈ ਪਰਮੇਸ਼ੁਰ ਖੁਦਾ ਦੀ, ਕਿ ਸੇਵਾ ਕਰਨ ਤੋਂ ਉਹਦੀ ਨਜ਼ਰ ਹੁੰਦੀ ਹੈ। ਮਹਾਰਾਜ ਕਹਿੰਦੇ ਸੇਵਾ ਕਰੇ ਸੋ ਕੰਤ ਕੀ ਕੰਤ ਸੀ ਕਾ ਹੋਏ, ਗਰਵੀ ਕੰਤ ਨਾ ਪਾਈਏ ਭਾਵੇਂ ਖਰੀ ਸਵਾਲੇ ਹੋਏ। ਜਿਹੜਾ ਮਾਲਕ ਦੀ ਸੇਵਾ ਭਗਤੀ ਕਰਦਾ ਮਾਲਕ ਉਸੇ ਉਸੇ ਦਾ ਹੋ ਜਾਂਦਾ ਹੈ। ਹੰਕਾਰ ਕਰਨ ਨਾਲ ਵੀ ਮੈਂ ਵੀ ਕੁਛ ਹੈਗਾ ਐਂ ਪਰਮੇਸ਼ਰ ਨਹੀਂ ਪਾਈ ਜਾ। ਭਾਵੇਂ ਕਿੰਨਾ ਸੋਹਣਾ ਸੁਨਾਖਾ ਵੀ ਸੁੰਦਰ ਵੀ ਹੋਵੇ, ਉੱਥੇ ਸੁੰਦਰਤਾ ਦੇ ਨਾਲ ਨਹੀਂ ਕੋਈ ਗੱਲ ਬਣਦੀ। ਇਸ ਕਰਕੇ ਇਹ ਫਿਰ ਇਸ ਤਰ੍ਹਾਂ ਦੇ ਮਹਾਰਾਜ ਦੇ ਬਚਨ ਇਹਨੇ ਸੁਣੇ ਅਤੇ ਕਹਿਣ ਲੱਗਿਆ, ਮਹਾਰਾਜ ਬਹੁਤ ਵੱਡੀ ਭੁੱਲ ਗਲਤੀ ਹੋ ਗਈ ਤੁਹਾਡੇ ਸਾਹਮਣੇ, ਮੈਂ ਮਹਾਰਾਜ ਤਰਕ ਕਰਕੇ ਇਹੋ ਜਿਹੇ ਬਚਨ ਕਰ ਦੇਣਾ, ਮੈਨੂੰ ਮਾਫ ਕਰ ਦੇਣਾ। ਮਹਾਰਾਜ ਕਹਿੰਦੇ ਨਹੀਂ, ਗੁੱਸੇ ਨਹੀਂ ਹੈ, ਸਾਡਾ ਤਾਂ ਪ੍ਰੇਮ ਪਿਆਰ ਹੈ, ਆਪੋ ਵਿੱਚ ਹੀ ਪ੍ਰੀਤੀ ਹੈ। ਉਹ ਜਿਵੇਂ ਇਹਨਾਂ ਚੀਜ਼ਾਂ ਦੀ ਆਪੋ ਵਿੱਚ ਹੀ ਦੋਸਤੀ ਹੁੰਦੀ, ਮਿੱਤਰਤਾ ਹੁੰਦੀ ਹੈ, ਵੀ ਇਸੇ ਤਰ੍ਹਾਂ ਜਿੱਥੇ ਕੋਈ ਰੱਬ ਦਾ ਪਿਆਰਾ ਮਿਲ ਜਾਵੇ, ਰੱਬ ਦੀਆਂ ਗੱਲਾਂ ਕਰੇ, ਸਾਡੀ ਉਹਦੇ ਨਾਲ ਪ੍ਰੀਤੀ ਹੈ, ਉਹਦੇ 'ਤੇ ਅਸੀਂ ਨਾਰਾਜ਼ ਨਹੀਂ ਹੁੰਦੇ ਹਾਂ। ਇਸ ਸਲੋਕ ਰਾਹੀਂ ਸੇਖ ਬ੍ਰਹਮ ਨੂੰ ਜੋ ਕੋਈ ਲਫ਼ਜ਼ ਕਹੇ, ਉਹ ਕੱਲ੍ਹ ਸਮਾਂ ਪੂਰਾ ਹੋ ਗਿਆ ਸੀ ਜਿਸ ਕਰਕੇ ਪ੍ਰਸੰਗ ਵਿੱਚ ਰਹਿ ਗਿਆ ਸੀ, ਅੱਜ ਰਹਿੰਦਾ ਪ੍ਰਸੰਗ ਆ ਰਿਹਾ ਜੋ ਗੁਰੂ ਨਾਨਕ ਸਾਹਿਬ ਜੀ ਨੇ ਬਚਨ ਕਿਉਂ ਸੁਣੀਏ ਸੀ ਪ੍ਰੇਮ ਪਿਆਰ ਨਾਲ। ਸਲੋਕ ਮਹੱਲਾ ਪਹਿਲਾ, ਰੂਪੈ ਕੰਮ ਦੋਸ ਦੀ। ਗੁਰੂ ਮਹਾਰਾਜ ਕਹਿੰਦੇ ਵੀ ਜਿਸ ਤਰ੍ਹਾਂ ਜਿਹੜਾ ਕੰਮ ਹੀ ਪੁਰਸ਼ ਹੈ, ਵਿਸ਼ੇ ਹੀ ਪੁਰਸ਼ ਹੈ, ਉਹਦੀ ਰੂਪ ਦੇ ਨਾਲ ਦੋਸਤੀ ਹੁੰਦੀ ਹੈ। ਜਿੱਥੇ ਸੋਹਣਾ ਸਰੂਪ ਉਹਨੂੰ ਦਿਸਦੇ ਪਵੇ, ਉੱਥੇ ਉਹਦੀ ਦੋਸਤੀ ਹੋ ਜਾਂਦੀ, ਉਹਨੂੰ ਦੇਖ ਕੇ ਖੁਸ਼ ਹੋ ਜਾਂਦਾ ਹੈ ਚੰਗਾ ਰੂਪ ਦੇਖ ਕੇ। ਜਿਵੇਂ ਕਾਮੀ ਦੀ ਰੂਪ ਦੇਖ ਕੇ ਦੋਸਤੀ ਹੁੰਦੀ, ਪ੍ਰੀਤੀ ਹੁੰਦੀ, ਖੁਸ਼ ਹੁੰਦਾ ਹੈ। ਭੁੱਖੇ ਸਾਦੈ ਗੰਡ, ਭੁੱਖਾ ਸਾਦੈ ਗੰਡ, ਜਿਹੜਾ ਕੋਈ ਭੁੱਖਾ ਪੁਰਸ਼ ਹੈ ਜਿਹਨੂੰ ਬਹੁਤ ਹੀ ਭੁੱਖ ਲੱਗ ਰਹੀ ਹੈ, ਜੇ ਉਹਨੂੰ ਸਵਾਦੀ ਭੋਜਨ ਮਿਲ ਜਾਏ, ਵਧੀਆ ਥਾਲ ਭਰ ਕੇ ਕੋਈ ਰੱਖ ਦੇ, ਉਹਦੀ ਜਿਹੜਾ ਕੋਈ ਭੁੱਖਾ ਪੁਰਸ਼ ਉਹਦਾ ਸਵਾਦੀ ਭੋਜਨ ਬਣਿਆ ਹੋਵੇ ਤਾਂ ਪ੍ਰੀਤੀ ਹੁੰਦੀ ਹੈ, ਫਿਰ ਖੁਸ਼ ਹੋ ਕੇ ਖਾਂਦਾ। ਇਸ ਤਰ੍ਹਾਂ ਸਵਾਦੀ ਭੋਜਨ ਦੇ ਨਾਲ ਭੁੱਖੇ ਪੁਰਸ਼ ਦੀ ਪ੍ਰੀਤੀ ਹੁੰਦੀ ਹੈ, ਗੱਡ ਹੁੰਦਾ, ਪ੍ਰੇਮ ਪਿਆਰ ਹੁੰਦਾ ਹੈ। ਲੱਭੈ ਮਾਲੈ ਘੁਲ ਮਿਲ ਮਿਚਲ, ਜਿਹੜਾ ਕੋਈ ਲੱਭੈ ਕੀ ਲਾਲਚੀ ਪੁਰਸ਼ ਹੈ, ਉਹਨੂੰ ਮਾਲਾ ਜਿਹੜਾ ਮਾਲ ਧਨ ਹੈ ਉਹਦੇ ਨਾਲ ਪ੍ਰੀਤੀ ਹੁੰਦੀ ਹੈ। ਜਿਹੜਾ ਕੋਈ ਲਾਲਚੀ ਪੁਰਸ਼ ਹੈ ਉਹਨੂੰ ਖੁੱਲ੍ਹਾ ਗੱਫਾ ਮਿਲ ਜਾਏ, ਫਿਰ ਉਹ ਖੁਸ਼ ਹੋ ਜਾਂਦਾ ਹੈ। ਇਸ ਤਰ੍ਹਾਂ ਜਿਹੜਾ ਕੋਈ ਲੱਭੈ ਲਾਲਚ ਵਾਲਾ ਪੁਰਸ਼ ਹੈ, ਉਹਨੂੰ ਮਾਲ ਮਿਲ ਜਾਵੇ, ਮਾਲ ਧਨ ਮਿਲ ਜਾਵੇ, ਕੁੱਲ ਨੂੰ ਮਿਲਦਾ ਹੈ, ਉਹ ਖੁਸ਼ ਹੋ ਜਾਂਦਾ ਹੈ। ਇਸੇ ਤਰ੍ਹਾਂ ਜੇ ਕਹਿੰਦੇ ਜਿਹੜਾ ਕੋਈ ਕਾਮੀ ਪੁਰਸ਼ ਹੈ, ਉਹਨੂੰ ਰੂਪ ਨਾ ਮਿਲੇ, ਸੋਹਣਾ ਸਰੂਪ ਨਾ ਮਿਲੇ, ਅਤੇ ਭੁੱਖੇ ਨੂੰ ਸਵਾਦੀ ਭੋਜਨ ਨਾ ਮਿਲੇ, ਅਤੇ ਜਿਹੜਾ ਲਾਲਚ ਵਾਲਾ ਪੁਰਸ਼ ਨੂੰ ਮਾਲ ਨਾ ਮਿਲੇ। ਉੱਗੈ ਸੌੜ ਪਲੰਘ, ਉੱਗੈ ਸੌੜ ਪਲੰਘ, ਅੱਗੇ ਕਹਿੰਦੇ ਹਨ ਉੱਗੈ ਜਿਹਨੂੰ ਨੀਂਦ ਨੇ ਘੇਰਿਆ, ਨੀਂਦ ਆਉਂਦੀ ਹੈ, ਉਹਨੂੰ ਸੌੜ ਨਾ ਵਿਛਾਈ ਵਾਲਾ ਪਣਗ ਹੋਵੇ, ਚੰਗਾ ਵਧੀਆ ਵਿਛਾਈ ਵਿਛਾਈ ਫੁੱਲਾਂ ਦੀ ਉਹ ਮਿਲ ਜਾਏ ਤਾਂ ਖੁਸ਼ ਹੋ ਜਾਂਦਾ ਹੈ। ਸੌੜ ਨਾ ਛੋਟੇ ਜਿਹੇ ਦਾ ਵੀ ਹੁੰਦਾ, ਐਵੇਂ ਵੀ ਛੋਟਾ ਜਿਹਾ ਮੈਂ ਮੰਜੀ ਜੀ ਵੀ ਮਿਲ ਜਾਵੇ, ਕਹਿੰਦੇ ਉਹ ਵੀ ਫਿਰ ਖੁਸ਼ ਹੋ ਜਾਂਦਾ ਵੀ ਚਲੋ ਧਰਤੀ ਨਾਲ ਤਾਂ ਇਹਦੇ 'ਤੇ ਨੀਂਦ ਚੰਗੀ ਆਉਂਦਾ, ਭਾਵੇਂ ਛੋਟੀ ਮੰਜੀ ਹੈ, ਪਰ ਜੇ ਸੌੜ ਕੇ ਵਿਛਾਈ ਸਹਿਤ ਪਣਗ ਮਿਲ ਜਾਏ ਫਿਰ ਤਾਂ ਪੂਰਾ ਹੀ ਖੁਸ਼ ਹੁੰਦਾ ਉਹ ਨੀਂਦ ਵਾਲਾ ਪੁਰਸ਼। ਸੋ ਆਪ ਜੀ ਫਰਮਾਉਂਦੇ, ਹੇ ਸੇਖ ਬ੍ਰਹਮ, ਜਿਹਨੂੰ ਨੀਂਦ ਆਉਂਦੀ ਉਸਨੂੰ ਵਿਛਾਈ ਵਾਲਾ ਪਣਗ ਮਿਲ ਜਾਵੇ ਉਹ ਖੁਸ਼ ਹੋ ਜਾਂਦਾ ਹੈ। ਭੌਕਾ ਕੋਪ ਖੁਆਰ ਹੋਏ, ਜੇ ਜਿਹੜਾ ਕਾਮੀ ਪੁਰਸ਼ ਹੈ ਉਸਨੂੰ ਰੂਪ ਨਾ ਪ੍ਰਾਪਤ ਹੋਵੇ ਤੇ ਫਿਰ ਉਹ ਭੌਂਕਦਾ ਹੈ, ਉੱਚੀ ਉੱਚੀ ਬੋਲਦਾ ਹੈ। ਇਸੇ ਤਰ੍ਹਾਂ ਜਿਹੜਾ ਭੁੱਖਾ ਪੁਰਸ਼ ਨੂੰ ਸਵਾਦੀ ਭੋਜਨ ਨਾ ਮਿਲੇ ਤੇ ਉਹ ਕੋਪਕੀ ਕ੍ਰੋਧਵਾਨ ਹੋ ਜਾਂਦਾ, ਗੁੱਸੇ ਵਿੱਚ ਆ ਜਾਂਦਾ ਹੈ। ਤੇ ਜਿਹੜਾ ਕੋਈ ਲੱਭੈ ਲਾਲਚ ਵਾਲਾ ਪੁਰਸ਼ ਨੂੰ ਮਾਲ ਧਨ ਮਿਲ ਗਿਆ ਤਾਂ ਖੁਸ਼, ਜੇ ਨਹੀਂ ਮਿਲੇ ਤਾਂ ਖੁਆਰ ਹੋਏ, ਬੜਾ ਖੱਜਲ ਖੁਆਰ ਹੁੰਦਾ ਹੈ, ਫੱਕੜ ਪਿੱਟੇ ਅੰਧ। ਅਗਿਆਨੀ ਬਣ ਕੇ ਕਹਿੰਦੇ ਫੱਕੜ ਕੀਏ ਖਰਾਬੀਆਂ ਕਰਦਾ ਹੋਇਆ ਪਿੱਟਦਾ ਹੈ। ਚੁੱਪੈ ਚੰਗਾ ਨਾਨਕਾ, ਮਹਾਰਾਜ ਕਹਿੰਦੇ ਹੇ ਵੀ ਸੇਹ ਬ੍ਰਹਮ ਚੁੱਪੈ ਚੰਗਾ ਨਾਨਕਾ, ਜਿਹੜੇ ਮਾੜੇ ਬਚਨ ਕਰਨੇ ਆ ਉਹਦੇ ਨਾਲੋਂ ਤਾਂ ਚੁੱਪ ਕਰਨੀ ਚੰਗੀ ਹੈ। ਇਸ ਕਰਕੇ ਪਰਮੇਸ਼ਰ ਦੇ ਜਿਹੜਾ ਸਾਹਮਣੇ ਕੋਈ ਹੱਦ ਵਿੱਚ ਰਹਿ ਕੇ ਚੁੱਪ ਰਹਿਣਾ ਇਹ ਬਹੁਤ ਚੰਗਾ ਹੈ। ਬਿਨ ਨਾਵੈ ਮੋਹਿ ਗੰਧ, ਬਿਨਾਂ ਪਰਮੇਸ਼ਰ ਦੇ ਨਾਮ ਤੋਂ ਜੋ ਕੋਈ ਬਚਨ ਬੋਲਣਾ ਹੈ ਉਹ ਤਾਂ ਕਹਿੰਦੇ ਜਿਵੇਂ ਦੁਰਗੰਧੀ ਹੁੰਦੀ ਨਾ, ਬਦਬੋ ਹੁੰਦੀ, ਐਵੇਂ ਵਿਸ਼ਿਆਂ ਵਿਕਾਰ ਦੀਆਂ ਜੋ ਗੱਲਾਂ ਮਾਰਨੀਆਂ ਗੰਦਗੀ ਹੀ ਕੱਢਣੀ ਆ ਮੂੰਹ ਤਾਂ। ਦੋਹਰਾ ਰੂਪ ਕਾਮ ਲੱਭ ਮਾਲਕੀ, ਮਹਾਰਾਜ ਉਹ ਕਵੀ ਇਹਦਾ ਅਰਥ ਕਰਦੇ ਆ ਵੀ ਕਾਮੀ ਦੀ ਰੂਪ ਨਾਲ ਦੋਸਤੀ ਹੁੰਦੀ ਹੈ, ਲਾਲਚੀ ਪੁਰਸ਼ ਦੀ ਮਾਲ ਧਨ ਨਾਲ ਪ੍ਰੀਤੀ ਹੁੰਦੀ ਹੈ। ਰਤ ਜਾਂ ਨੀਂਦ ਪਲੰਘ, ਇਸੇ ਤਰ੍ਹਾਂ ਜਿਵੇਂ ਨੀਂਦ ਵਾਲੇ ਪੁਰਸ਼ ਨੂੰ ਪਲੰਘ ਨਾਲ ਪ੍ਰੀਤੀ ਹੁੰਦੀ ਹੈ। ਤਿਉਂ ਭਗਤਨ ਕੀ ਹੈ ਸਦਾ, ਇਸੇ ਤਰ੍ਹਾਂ ਵੀ ਇਸੇ ਬ੍ਰਹਮ ਜਿਹੜੇ ਪਰਮੇਸ਼ਰ ਦੇ ਭਗਤੀ ਕਰਨ ਵਾਲੇ ਭਗਤ ਹੈ ਉਹਨਾਂ ਦੀ ਹਮੇਸ਼ਾ ਇਹ ਪ੍ਰੀਤੀ ਹੁੰਦੀ ਹੈ। ਹਰ ਚਰਚਾ ਕੇ ਸੰਗ, ਵਾਹਿਗੁਰੂ ਦੀ ਗਿਆਨ ਚਰਚਾ ਦੇ ਨਾਲ, ਉਹ ਵਾਹਿਗੁਰੂ ਦੀ ਗਿਆਨ ਚਰਚਾ ਬਹੁਤ ਪ੍ਰੇਮ ਪਿਆਰ ਨਾਲ ਕਰਦੇ ਹੈ, ਖੁਸ਼ ਹੁੰਦੇ ਹਨ। ਚੌਪਈ ਤੁਮਰੇ ਬਚਨ ਮੋਹ ਮਨ ਭਾਵੈ ਹੈ, ਇਸੇ ਬ੍ਰਹਮ ਤੁਹਾਡੇ ਤੇਰੇ ਜਿਹੜੇ ਬਚਨ ਕਹੇ ਆ ਸਾਡੇ ਮਨ ਨੂੰ ਬਹੁਤ ਚੰਗੇ ਲੱਗਦੇ ਹਨ। ਚਾਹੇ ਸਬੂ ਜੋਹ ਬਹਰ ਬਤਾਵੈ ਹੈ, ਸੇਖ ਬ੍ਰਹਮ ਚਾਹ ਖੁਸ਼ ਲਾ ਸਫੇਰ ਤੈਨੂੰ ਉਸੇ ਤਰ੍ਹਾਂ ਖੁਸ਼ ਹੋ ਕੇ ਦੱਸਾਂਗੇ। ਸੁਣ ਇਉ ਸੇਖ ਬਹੁਰ ਹਰ ਗਾਥਾ, ਇਸ ਤਰ੍ਹਾਂ ਸੁਣ ਕੇ ਜਿਹੜਾ ਸੇਖ ਬ੍ਰਹਮ ਹੈ ਫਿਰ ਵਾਹਿਗੁਰੂ ਦੀਆਂ ਜਿਹੜੀਆਂ ਕਥਾ ਕਹਾਣੀਆਂ ਹਨ, ਕਰਤ ਭਇਓ ਸ੍ਰੀ ਨਾਨਕ ਸਾਥਾ, ਨਾਨਕ ਸਾਹਿਬ ਜੀ ਦੇ ਨਾਲ ਫਿਰ ਖੁੱਲ ਕੇ ਪਰਮੇਸ਼ਰ ਦੀਆਂ ਗੱਲਾਂ ਪ੍ਰੇਮ ਪਿਆਰ ਦੇ ਬਚਨ ਕਰਨ ਲੱਗ ਪਿਆ। ਆਹੈ ਸਲੋਕ ਗ੍ਰੰਥ ਜੀ ਮਾਹੀ, ਹਾਂ ਕਵੀ ਸੰਤੋਖ ਸਿੰਘ ਜੀ ਕਹਿੰਦੇ ਸੇਖ ਬ੍ਰਹਮ ਦੇ ਪਰਸਾਏ ਕੁਝ ਕੁ ਜਿਹੜੇ ਸਲੋਕ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਸ ਦੇ ਪਰਸਾਏ ਉਚਾਰਨ ਕੀਤੇ ਹੋਏ ਹੈ। ਕਥਾ ਵਡਨ ਤੇ ਭਰਨੇ ਨਾਹੀ, ਕਵੀ ਸੰਤੋਖ ਸਿੰਘ ਜੀ ਕਹਿੰਦੇ ਹੇ ਕਥਾ ਸੁਣਨ ਵਾਲੇ ਸਰੋਤਿਓ ਵੀ ਹੇ ਸੇਖ ਬ੍ਰਹਮ ਦੀ ਤੇ ਗੁਰੂ ਨਾਨਕ ਦੀ ਕਥਾ ਹੋਰ ਬਹੁਤੀ ਵੱਧ ਜਾਏਗੀ, ਲੰਮਾ ਪ੍ਰਸੰਗ ਹੋ ਜਾਏਗਾ, ਜਿਸ ਕਰਕੇ ਮੈਂ ਇੱਥੇ ਉਹ ਸਾਰੇ ਸਲੋਕ ਨਹੀਂ ਕਥਨ ਕੀਤੇ ਹਨ। ਆਸਾ ਵਾਰ ਕਛੁਕ ਤਹਿਕੀਨੀ, ਆਸਾ ਦੇ ਵਾਰ ਦੀਆਂ ਜਿਹੜੀਆਂ ਪੌੜੀਆਂ ਤੇ ਸਲੋਕ ਹੈ ਉਹ ਵੀ ਗੁਰੂ ਨਾਨਕ ਸਾਹਿਬ ਜੀ ਨੇ ਸੇਖ ਬ੍ਰਹਮ ਦੇ ਪਰਸਾਏ ਉਚਾਰਨ ਕੀਤੀਆਂ ਹਨ। ਅਤ ਉੱਤਮ ਪਦਵੀ ਤੇ ਦੀਨੇ, ਇਸ ਤਰ੍ਹਾਂ ਮਹਾਰਾਜ ਨੇ ਇਹਦੇ ਪਰਸਾਏ ਸਲੋਕ ਉਚਾਰਨ ਕਰਕੇ ਵੇਦ ਦੀ ਨਿਗਾਹ ਕਰਕੇ ਬਹੁਤ ਉੱਤਮ ਜਿਹੜੀ ਪਦਵੀ ਹੈ ਆ ਮਹਾਨ ਰੁਤਬਾ ਇਸ ਨੂੰ ਅਧਿਆਤਮਵਾਦੀਆਂ ਵਾਲਾ ਬਖਸ਼ ਦਿੱਤਾ ਹੈ। ਭਇਓ ਮੁਰੀਦ ਸੇਖ ਤਬ ਗੁਰ ਕੋ, ਆਸਾ ਦੀ ਵਾਰ ਦੇ ਵਿੱਚ ਜਿਹੜੀਆਂ ਨੌ ਪੌੜੀਆਂ ਆਉਂਦੀਆਂ ਪਹਿਲੀਆਂ ਤੇ ਬਾਕੀ ਸਲੋਕ ਆਉਂਦੇ ਹਨ ਇਹ ਸਾਰੇ ਸੇਖ ਬ੍ਰਹਮ ਦੇ ਪਰਸਾਏ ਉਚਾਰਨ ਕੀਤੇ ਸੰਪਰਦਾ ਵਾਲੇ ਮੰਨਦੇ ਨੇ, ਇਸ ਕਰਕੇ ਇੱਥੇ ਭਾਵੇਂ ਨਹੀਂ ਨਿਰਣਾਇਆ ਉਂਝ ਉਹਨਾਂ ਨੇ ਕਵੀ ਜੀ ਨੇ ਕਹਿ ਦਿੱਤਾ ਵੀ ਕੁਝ ਕੁ ਸਲੋਕ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆਉਂਦੇ, ਕੁਝ ਆਸਾ ਦੀ ਵਾਰ ਦੇ ਵਿੱਚ ਪੌੜੀਆਂ ਆਉਂਦੀਆਂ ਹਨ। ਸੋ ਇਹ ਨੌ ਪੌੜੀਆਂ ਸਲੋਕਾਂ ਸਹਿਤ ਗੁਰੂ ਨਾਨਕ ਸਾਹਿਬ ਜੀ ਨੇ ਇਸੇ ਦੇ ਪ੍ਰਸਾਈ ਉਚਾਰਨ ਕੀਤੀਆਂ ਸਮਝਣੀਆਂ ਹਨ। ਬੰਦੇ ਚਰਨ ਪ੍ਰੇਮ ਕਰ ਉਰ ਕੋ, ਹਿਰਦੇ ਵਿੱਚ ਪ੍ਰੇਮ ਕਰਕੇ ਇਸਨੇ ਮਹਾਰਾਜ ਦੇ ਚਰਨਾਂ ਨੂੰ ਫੇਰ ਮੱਥਾ ਟੇਕਿਆ ਹੈ। ਕਿਤਕ ਦਿਵਸ ਤਿੰਨ ਰਾਖਿਓ ਡੇਰਾ, ਮਹਾਰਾਜ ਦਾ ਸੇਵਕ ਬਣ ਗਿਆ ਸੇਖ ਬ੍ਰਹਮ, ਤੇ ਕੁਝ ਕੁ ਦਿਨ ਮਹਾਰਾਜ ਦਾ ਇੱਥੇ ਹੀ ਇਹਨੇ ਡੇਰਾ ਕਰਾਈ ਰੱਖਿਆ, ਇੱਥੇ ਸਤਿਗੁਰੂ ਨੂੰ ਆਪਣੇ ਪਾਸ ਰੱਖਿਆ ਹੈ। ਨਿਤ ਪ੍ਰਤ ਕਰਹੀ ਭਾਉ ਕਨੇਰਾ, ਜਿਹੜਾ ਸੇਖ ਬ੍ਰਹਮ ਹੈ, ਸੇਖ ਜੀ ਦਾ ਪੋਤਾ ਚੇਲਾ ਹੈ, ਗੁਰੂ ਮਹਾਰਾਜ ਨਾਲ ਅਥਾਹੀ ਪ੍ਰੇਮ ਪਿਆਰ ਕਰਦਾ ਹੈ। ਬਹਰੋ ਵਿਦਾ ਹੋਏ ਬਰਿਆਈ, ਮਹਾਰਾਜ ਨੂੰ ਜਾਣ ਨਹੀਂ ਦਿੰਦਾ, ਕਹਿੰਦਾ ਮਹਾਰਾਜ ਇੱਥੇ ਪਾਕ ਪਟਨ ਸ਼ਹਿਰ ਵਿੱਚ ਹੀ ਰਹੋ। ਤੇ ਫਿਰ ਮਹਾਰਾਜ ਕਹਿੰਦੇ ਵੀ ਨਹੀਂ ਜਾਣਾ ਹੈ, ਤੇ ਜਾਣ ਤਾਂ ਦਿੰਦਾ ਨਹੀਂ ਸੀ ਸਤਿਗੁਰੂ। ਇਸ ਤਰ੍ਹਾਂ ਮੱਲੋ ਮੱਲੀ ਵਿਦਾ ਹੋ ਗਏ, ਚਲੇ ਗਏ ਇਸ ਦੇ ਕੋਲੋਂ। ਕੀਨ ਪਿਆਨ ਸ੍ਰੀ ਜਗ ਸਾਈ, ਜੋ ਸੰਸਾਰ ਦੇ ਮਾਲਕ ਹੈ, ਉਹਨਾਂ ਨੇ ਪਾਕ ਪਟਨ ਤੋਂ ਇਹ ਸੇਖ ਬ੍ਰਹਮ ਦੇ ਪਾਸੋਂ ਅੱਗੇ ਚੱਲਣਾ ਕੀਤਾ। ਅਬ ਜੋ ਹੋਵੇ ਕਥਾ ਅਗਾਰੀ। ਹਾਂ, ਕਵੀ ਸੰਤੋਖ ਸਿੰਘ ਜੀ ਤਥਾ ਭਾਈ ਬਾਲਾ ਜੀ ਕਹਿੰਦੇ, ਹੇ ਸਰੋਤਾ ਜਨੋ, ਹੁਣ ਇਹ ਸੇਖ ਬ੍ਰਹਮ ਤੋਂ ਬਾਅਦ ਜਿਹੜੀ ਅਗਲੀ ਕਥਾ ਹੋਵੇਗੀ, ਭਾਖੋਂ ਅਗਲੇ ਧਿਆਓ ਮਜਾਰੀ, ਜਿਹੜਾ ਇਤਿਹਾਸ ਸੀ ਇਹ ਪੂਰਾ ਹੋ ਗਿਆ, ਬਾਕੀ ਰਹਿੰਦੀ ਜਿਹੜੀ ਕਥਾ ਸਤਿਗੁਰੂ ਦੀ ਹੈ, ਅਗਲੇ ਤਿਆਰ ਵਿੱਚ ਮੈਂ ਕਥਨ ਕਰਾਂਗਾ। ਜਿਵੇਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਉਹ ਬਗਦਾਦ ਸ਼ਹਿਰ ਵਿੱਚ ਗਏ, ਦਸਤਗੀਰ ਪੀਰ ਨੂੰ ਮਿਲੇ ਜੁੜੇ, ਉਹਦੇ ਨਾਲ ਜਿਵੇਂ ਆਪ ਜੀ ਦਾ ਵਿਚਾਰ ਵਟਾਂਦਰਾ ਹੋਇਆ, ਬਹੁਤ ਗਿਆਨ ਚਰਚਾ ਹੋਈ। ਇਸ ਤਰ੍ਹਾਂ ਇਹ ਕਰਨੀ ਨਾਮਾ ਹੈ, ਜਿਹਦੇ ਵਿੱਚ ਜਿਹੜਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇੱਕ ਦੋਹਰਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਗੁਰਤਾ ਗੱਦੀ ਦਿੰਦਿਆਂ ਹੋਇਆਂ ਉਚਾਰਨ ਕੀਤਾ, ਰਾਜ ਕਰੇਗਾ ਖਾਲਸਾ ਕੀ ਰਹੇ, ਨਾ ਕੋਈ ਖੁਆਰ ਹੋਏ, ਸਾਂ ਮਿਲੇਗੇ ਬਚਾ ਸ਼ਰਨ ਜੋ ਹੋਏ। ਇਹ ਗੁਰੂ ਨਾਨਕ ਸਾਹਿਬ ਜੀ ਦਾ ਦੋਹਰਾ ਹੈ। ਇਸ ਨੂੰ ਦੂਜੀ ਵਾਰ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਨੰਦੇੜ ਸ਼ਹਿਰ ਵਿਖੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਗੁਰਤਾ ਗੱਦੀ ਦਾ ਤਖ਼ਤ ਦਿੰਦਿਆਂ ਹੋਇਆ ਵੀ ਉਚਾਰਨ ਕੀਤਾ। ਸੋ ਉੱਥੇ ਹੁਣ ਵੀ ਹਰ ਸਿੰਘ ਜੋ ਗੁਰੂ ਮਹਾਰਾਜ ਦੀ ਰੋਜ਼ ਡਾਇਰੀ ਲਿਖਿਆ ਕਰਦੇ ਸੀ, ਉਹਨਾਂ ਨੇ ਇੱਕ ਪੁਸਤਕ ਲਿਖੀ ਜਿਹਦਾ ਨਾਂ ਰੱਖਿਆ ਸੀ ਗੋਹਜ ਗਾਥਾ। ਜੋ ਹੁਣ ਵੀ ਉੱਥੇ ਦਰਸ਼ਨ ਹੁੰਦੇ ਆ ਜਦੋਂ ਗੁਰਤਾ ਗੱਦੀ ਦਾ ਦਿਵਸ ਆਉਂਦਾ, ਉਸ ਵੇਲੇ ਉਹ ਪੁਸਤਕ ਜੀ ਬਾਹਰ ਕੱਢਦੇ। ਜਿਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਗੱਦੀ ਦੀ ਮਰਯਾਦਾ ਕੀਤੀ, ਸਾਰੀ ਉਹ ਪੁਜਾਰੀ ਸਿੰਘ ਖੜ੍ਹ ਕੇ ਫਿਰ ਸੁਣਾਉਂਦਾ ਹੈ। ਇਹ ਜਿਹੜੇ ਦੋਹਰੇ ਤਿੰਨ ਹਨ, ਜਿਨ੍ਹਾਂ ਵਿੱਚੋਂ ਦੋ ਮਹਾਰਾਜ ਦੇ, ਇੱਕ ਗੁਰੂ ਨਾਨਕ ਸਾਹਿਬ ਜੀ ਦਾ, ਇਹ ਵੀ ਉਸੇ ਤਰ੍ਹਾਂ ਉਹਦੇ ਵਿੱਚ ਲਿਖਿਆ ਪੜ੍ਹ ਕੇ ਸੁਣਾਉਂਦਾ ਹੈ। ਆਗਿਆ ਪਈ ਅਕਾਲ ਕੀ ਤਵੀ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਗ੍ਰੰਥ ਗੁਰੂ ਮਾਨੀਓ ਗ੍ਰੰਥ, ਗੁਰੂ ਗ੍ਰੰਥ ਜੀ ਮਾਨੀਏ ਪ੍ਰਗਟ ਗੁਰਾਂ ਕੀ ਦੇਹ, ਜੋ ਪ੍ਰਭ ਕੋ ਮਿਲਿਓ ਚਾਹੇ ਖੋਜ ਸ਼ਬਦ ਮੈਂ ਲੇਹ। ਅਤੇ ਤੀਸਰਾ ਜਿਹੜਾ ਹੈ ਦੋਹਰਾ ਹੈ ਗੁਰੂ ਨਾਨਕ ਸਾਹਿਬ ਦਾ, ਰਾਜ ਕਰੇਗਾ ਖਾਲਸਾ ਕੀ ਰਹੇ, ਨਾ ਕੋਈ ਖੁਆਰ ਹੋਏ, ਸਭ ਮਿਲੇਂਗੇ ਬਚੇ ਸ਼ਰਨ ਜੋ ਹੋਏ। ਅਤੇ ਜਦੋਂ ਅੰਗਰੇਜ਼ਾਂ ਦਾ ਰਾਜ ਭਾਗ ਹੋਇਆ, ਉਹਨਾਂ ਨੇ ਫਿਰ ਇਹ ਜਿਹੜਾ ਦੋਹਰਾ ਹੈ ਨਾ ਕਰਨੀ ਨਾਵੇਂ ਵਿੱਚੋਂ ਕਢਾ ਦਿੱਤਾ ਸੀ। ਅਤੇ ਹੁਣ ਜਿਹੜੇ ਆ ਨਿਹੰਗ ਸਿੰਘ ਬੁੱਢਾ ਦਲ ਵਾਲੇ, ਉਹਨਾਂ ਨੇ ਅਨੰਦਪੁਰ ਸਾਹਿਬ ਪ੍ਰੈਸ ਲਾ ਕੇ ਅਤੇ ਪੁਰਾਤਨ ਜਨਮ ਸਾਖੀਆਂ ਵਿੱਚੋਂ ਕਰਨੀ ਨਾਵਾਂ ਲੱਭ ਕੇ ਅਤੇ ਉਹ ਵੱਖਰਾ ਛਾਪ ਦਿੱਤਾ। ਉਹਦੇ ਵਿੱਚ ਇਹ ਸਲੋਕ ਗੁਰੂ ਨਾਨਕ ਦੋਹਰਾ ਗੁਰੂ ਨਾਨਕ ਸਾਹਿਬ ਜੀ ਦਾ ਆਉਂਦਾ। ਬਾਕੀ ਇਸ ਤਰ੍ਹਾਂ ਇਹ 400 ਵੀ ਇਹਨਾਂ ਨੇ ਕਰ ਲਏ ਸੀ। ਇਹਦੇ ਵਿੱਚ ਤਾਂ ਕੁਛ ਖਾਲਸੇ ਦੀ ਚੜ੍ਹਦੀ ਕਲਾ ਹੁੰਦੀ ਹੈ, ਸਾਡੀ ਗੱਲ ਨਹੀਂ। ਇਹ ਵੀ ਰਾਜ ਖਾਲਸਾ ਕਰੂਗਾ, ਇਹਦੇ ਅੱਗੇ ਕੋਈ ਹੱਕ ਹੀ ਨਹੀਂ ਬਚੂਗਾ। ਕਿਸੇ ਨਾ ਕਿਸੇ ਸਮੇਂ ਇਹ ਅਣਗਿਰਤ ਵਿੱਚ ਆ ਕੇ ਇਹ ਐਸਾ ਕਰ ਸਕਦੇ ਹੈ, ਇਸ ਕਰਕੇ ਦੋਹਰਾ ਪੜਿਆ ਨਾ ਜਾਵੇ। ਵੇਖੋ ਬਾਕੀ ਤਾਂ ਸਾਰੇ ਖੱਜਲ ਖੁਆਰ ਹੋ ਕੇ ਖਾਲਸੇ ਨਾਲ ਮਿਲਣਗੇ, ਜੋ ਉਹੀ ਬਚੂ ਜਿਹੜਾ ਜਿਹਨਾਂ ਦੇ ਚਰਨ ਸ਼ਰਨ ਪੈ ਜਾਊਗੀ। ਇਸ ਤਰ੍ਹਾਂ ਇਹ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਵੀ ਜਿਹੜਾ ਸ਼ੁੱਧ ਹੈ ਨਾ, ਨਾ ਬਾਣੀ ਵੀ ਜੁੜ ਕੇ ਸ਼ੁੱਧ ਹੋ ਗਿਆ, ਨਿਖਾਲਸ ਹੋ ਗਿਆ, ਉਹ ਇੱਥੇ ਰਾਜ ਭਾਗ ਕਰੇ ਭਾਵੇਂ ਕੋਈ ਯੁੱਗ ਆ ਜਾਏ। ਜੇ ਕੋਈ ਭਗਤ ਹੈ ਉਹ ਸ਼ੁੱਧ ਸਰੂਪ ਨਾਲ ਜੁੜ ਕੇ ਅਤੇ ਸ਼ੁੱਧ ਹੋ ਗਏ, ਉਹਨਾਂ ਦਾ ਰਾਜ ਭਾਗ ਹੈ, ਉਹਨਾਂ ਦਾ ਤਪ ਤੇਜ ਹੈ, ਉਹਨਾਂ ਦੇ ਬਚਨ ਮੰਨੇ ਜਾਂਦੇ ਆ, ਲੋਕ ਕੁਰਮੋ ਨਾਉਂਦੇ ਹੈ, ਉਹਨਾਂ ਦੇ ਨਾਂ 'ਤੇ ਲੰਗਰ ਚਲਾਉਂਦੇ, ਉਹਨਾਂ ਦੇ ਇਤਿਹਾਸ ਪੜ੍ਹਦੇ ਹੈ, ਜਿਵੇਂ ਰਾਜਿਆਂ ਦੀ ਗੱਲਬਾਤ ਹੁੰਦੀ ਹੈ ਨਾ, ਇਸ ਤਰ੍ਹਾਂ ਇੱਧਰ ਜਿਹੜੇ ਵਾਹਿਗੁਰੂ ਨੇ ਨਾ ਸ਼ੁੱਧ ਸਰੂਪ ਨਾਲ ਮਿਲ ਕੇ ਸ਼ੁੱਧ ਹੋ ਗਏ, ਪ੍ਰਵਾਨ ਹੋ ਗਏ, ਉਹਨਾਂ ਦਾ ਹੁਣ ਵੀ ਰਾਜ ਭਾਗ ਹੈ। ਜਿਵੇਂ ਬਾਬਾ ਦੀਪ ਸਿੰਘ ਹੈ, ਸ਼ੁੱਧ ਸਰੂਪ ਨਾਲ ਜੁੜ ਕੇ ਸ਼ੁੱਧ ਹੋ ਗਏ, ਅਤੇ ਉਹਨਾਂ ਦੇ ਅਸਥਾਨਾਂ 'ਤੇ ਜਾ ਕੇ ਲੋਕ ਝੁਕਦੇ ਹੈ, ਮੱਥੇ ਟੇਕਦੇ, ਮੰਤਾਂ ਮੰਨਦੇ ਆ, ਪੈਰ ਕਰਦੇ, ਡਰਦੇ ਨੇ। ਇਸ ਤਰ੍ਹਾਂ ਵੀ ਜਿਹੜਾ ਸ਼ੁੱਧ ਸਰਾਪ ਨਾਲ ਜੁੜਿਆ ਹੋਇਆ ਖਾਲਸ ਹੋ ਗਿਆ, ਸ਼ੁੱਧ ਹੋ ਗਿਆ, ਉਸ ਰਾਜ ਭਾਗ ਕਰੂਗਾ, ਉਹਦੀ ਹਕੂਮਤ ਕਾਇਮ ਰਹੂ ਦੁਨੀਆਂ 'ਤੇ, ਉਹਦੇ ਅੱਗੇ ਕੋਈ ਅੱਕ ਹੀ ਨਹੀਂ ਰਹੇਗਾ। ਜਾਂ ਹੁਣ ਇਹ ਜਿਹੜਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਹੈ, ਸ਼ੁੱਧ ਸਰੂਪ ਹੈ, ਇਹੀ ਹੁਣ ਰਾਜ ਭਾਗ ਕਰੇਗਾ, ਇਹਦੇ ਅੱਗੇ ਕੋਈ ਨਹੀਂ। ਜਿਹੜਾ ਅੱਕ ਹੋਊਗਾ ਕਿ ਉਹ ਖੱਜਲ ਖੁਆਰ ਹੋਊ, ਜਿਹੜਾ ਸ਼ਰਨ ਵਿੱਚ ਆ ਜਾਊ ਉਹਦਾ ਬਚਾਅ ਹੋ ਜਾਏਗਾ। ਸੋ ਇਸ ਤਰ੍ਹਾਂ ਇਹ ਸਦੈਵੀ ਬਚਨ ਗੁਰੂ ਨਾਨਕ ਸਾਹਿਬ ਜੀ ਦੇ ਇਹ ਕਾਇਮ ਰਹੇਗਾ, ਸ਼ੁੱਧ ਸਰੂਪ ਦੇ ਨਾਲ ਜੁੜਨ ਵਾਲਾ। ਉਹ ਇੱਥੇ ਪ੍ਰਸੰਗ ਪੂਰਾ ਹੋਇਆ, ਉਹ ਅੱਜ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਦਰਸ਼ਨ ਕਰਨੇ ਹੈ, ਦੇਖੋ ਜੋ ਗੁਰੂ ਮਹਾਰਾਜ ਦਾ ਸਰੂਪ ਵੀ ਨਵਾਂ ਲਿਆਉਣਾ ਹੈ, ਇਸ ਕਰਕੇ ਉੱਧਰ ਨੂੰ ਜਾਣਾ ਹੈ, ਟਾਈਮ ਭਾਵੇਂ ਬਾਕੀ ਥੋੜ੍ਹਾ ਰਹਿੰਦਾ ਹੈ। ਅੱਜ ਇੱਥੇ ਆਪਾਂ ਸਮਾਪਤੀ ਕਰੀਏ। ਅਗਲਾ ਪ੍ਰਸੰਗ, ਜਿਵੇਂ ਮਹਾਰਾਜ ਬਗਦਾਦ ਸ਼ਹਿਰ ਵਿੱਚ ਗਏ, ਦਸਗੀਰ ਪੀਰ ਨਾਲ ਵਿਚਾਰ ਵਟਾਂਦਰਾ ਹੋਇਆ, ਉਹ ਕੱਲ੍ਹ ਨੂੰ ਪ੍ਰਾਰੰਭ ਕਰ ਲਵਾਂਗੇ ਜੀ। ਬਹਰੋ ਵਿਦਾ ਹੋਏ ਬਰਿਆਈ, ਕੀਨ ਪਿਆਨ ਸ੍ਰੀ ਜਗ ਸਾਈ, ਅਬ ਜੋ ਹੋਵੇ ਕਥਾ ਅਗਾਰੀ, ਪਾਖੋਂ ਅਗਲੇ ਧਿਆਓ ਮਜਾਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਚੁੱਤ ਹੈ ਪਾਰ ਬ੍ਰਹਮ ਅਵਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਭੰਜਨ ਗੁਣਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾਂ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈਪੀ ਹੋਵਨ ਹਾਰ, ਹੇ ਸੰਤਾਂ ਕੈ ਸਦਾ ਸੰਗ ਨਿਦਾਰਾਇਆ ਧਾਰ, ਹੇ ਠਾਕੁਰ ਹਾਂ ਦਾਸ ਰੋ ਨੈ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀਜੈ ਨਾਮ ਦਾਨ ਰੱਖੋ ਹੀ ਪਰੋਇ, ਆਏ ਪ੍ਰਭ ਸ਼ਰਨਾਂਗਤੀ ਕਿਰਪਾ ਨਿਦ ਦਿਆਲ, ਏਕ ਅੱਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ, ਵਾਹਿਗੁਰੂ ਨਾਮ ਜਿਹਾਜ ਹੈ ਚੜੇ ਸੂਤਰੇ ਪਾ, ਜੋ ਸਰਦਾ ਕਰ ਸੇ ਬੁੰਦੇ ਗੁਰਪਾਰੇ ਉਤਾਰਨ ਹਾਰ, ਜੋ ਸਰਦਾ ਕਰ ਸੇ ਬੁੰਦੇ ਗੁਰੂ ਪਾਰੇ ਉਤਾਰਨ ਹਾਰ। ਠਾਕੁਰ